ਨੇ ਮਾਂ ਬਾਪ ਤੇ ਦੁੱਖ ਦੇ ਪੈ ਜੇ ਤਾਂ ਮਰ ਮਰ ਕੇ ਜਾਂਦੀਆਂ ਨੇ ਮੁਟਿਆਰ ਹੋਈ ਜਦ ਧੀ ਵੱਲ ਲੋਕੀ ਨਜ਼ਰਾਂ ਭਰਦੇ ਨੇ ਬਸ ਇਸੇ ਗੱਲੋਂ ਬਸ ਇਸੇ ਗੱਲੋਂ ਧੀ ਜੰਮਣ ਤੋਂ ਮਾਪੇ ਡਰਦੇ ਨੇ ਬਸ ਇਸੇ ਗੱਲੋਂ ਧੀ ਜੰਮਣ ਤੋਂ ਮਾਪੇ ਡਰਦੇ ਨੇ ਦਾਜ ਵੀ ਦੇ ਦਿੰਦਾ ਲਾਗੀਆਂ ਨੂੰ ਜੋ ਬਣਦਾ ਤਣਦਾ ਲਾਜ ਵੀ ਦੇ ਦਿੰਦਾ ਲਾਗੀਆਂ ਨੂੰ ਜੋ ਬਣਦਾ ਤਣਦਾ ਲਾਜ ਵੀ ਦੇ ਦਿੰਦਾ ਪਰ ਨੂੰ ਮਾਰਨ ਲਈ ਜਦੋਂ ਸਕੀਮਾਂ ਸਹੁਰੇ ਕੜਦੇ ਨੇ ਬਸ ਇਸੇ ਗੱਲੋਂ ਗੱਲੋਂ ਧੀ ਜੰਮਣ ਤੋਂ ਮਾਪੇ ਡਰਦੇ ਨੇ ਬਸ ਇਸੇ ਗੱਲੋਂ ਧੀ ਜੰਮਣ ਤੋਂ ਮਾਪੇ ਡਰਦੇ ਨੇ ਅਮੜੀ ਜਾਏ ਸੜਦੇ ਨੇ ਬਸ ਇਸੇ ਗੱਲੋਂ ਇਸੇ ਗੱਲੋਂ ਧੀ ਜੰਮਣ ਤੋਂ ਮਾਪੇ ਡਰਦੇ ਨੇ ਹਾਏ ਇਸੇ ਗੱਲੋਂ ਧੀ ਜੰਮਣ ਤੋਂ ਮਾਪੇ ਡਰਦੇ ਨੇ ਦੱਸੋ ਫਿਰ ਆਪਣਾ ਵੀ ਉਹ ਕਿਸ ਨੂੰ ਕਹਿਣਗੀਆਂ ਦੱਸੋ ਫਿਰ ਆਪਣਾ ਵੀ ਉਹ ਕਿਸ ਨੂੰ ਕਹਿਣਗੀਆਂ ਹੁਣ ਪੁੱਤ ਵੀ ਸੁਣਿਆ ਮਾਵਾਂ ਦੇ ਨਾਲ ਨਿੱਤ ਹੀ ਲੜਦੇ ਨੇ ਬਸ ਇਸੇ ਗੱਲੋਂ ਇਸੇ ਗੱਲੋਂ ਧੀ ਜੰਮਣ ਤੋਂ ਮਾਪੇ ਡਰਦੇ ਨੇ ਹਾਏ ਇਸੇ ਗੱਲੋਂ ਧੀ ਜੰਮਣ ਤੋਂ ਮਾਪੇ ਡਰਦੇ ਨੇ ਬਸ ਇਸੇ ਗੱਲੋਂ